ਕੱਤੀ ਵਿੱਚ ਵੱਜਦੇ ਹਰ ਸਦੇ ਨੇ ਗਾਣੇ ਪਿੰਡਾਂ ਵਾਲੇ ਝੰਡੂ ਝੰਡੂ ਕਰਦੇ ਨੇ ਆਣੇ ਆ ਗਿਆ ਨੀ ਤੇਰਾ ਹਰ ਚੀਮਾ ਯਾਰੀ ਨਹੀਂ ਉਹ ਲਾਈ ਦੀ ਔਕਾਤ ਵੇਖ ਕੇ ਫੋਨ ਨੀ ਚੱਕੀ ਦਾ ਦਿਨ ਰਾਤ ਵੇਖ ਕੇ ਯਾਰੀ ਨਹੀਂ ਉਹ ਲਾਈ ਦੀ ਔਕਾਤ ਵੇਖ ਕੇ ਫੋਨ ਨੀ ਚੱਕੀ ਦਾ ਦਿਨ ਰਾਤ ਵੇਖ ਕੇ ਪੀਤੀ ਹੋਈ ਸ਼ਰਾਬ ਤੜਕੇ ਨੂੰ ਲੈ ਜਾਵੇ ਯਾਰੀਆਂ ਦੇ ਨਸ਼ੇ ਦੱਸ ਕਿੱਥੇ ਲੈਂਦੇ ਨੇ ਅੱਧੇ ਬੋਲੇ ਅੱਧੇ ਉੱਠ ਪੈਂਦਾ ਤੁਰਨਾ ਯਾਰਾਂ ਦਾ ਯਾਰ ਲੋਕੀ ਤਾਂ ਕਹਿੰਦੇ ਨੇ ਯਾਰੀ ਨਹੀਂ ਉਹ ਲਾਈ ਦੀ ਔਕਾਤ ਵੇਖ ਕੇ ਦਲੇਰ ਬੰਦੇ ਸ਼ੋ ਆਫ ਨਹੀਂ ਯਾਰੀਆਂ ਦੇ ਲਈ ਵੈਲ ਬੜੇ ਕੱਟ ਦੇ ਕੱਲਾ ਕੱਲਾ ਟੱਕ ਦੇ ਖਮੂਹੋ ਬੋਲਦਾ ਅੱਧੇ ਪਿੰਡੇ ਉੱਤੇ ਨੇ ਨਿਸ਼ਾਨ ਜੱਟ ਦੇ ਏਰੀਆ ਦੇ ਦੇ ਨਾ ਡਰਾਬੇ ਬੱਲਿਆ ਯਾਰ ਤਾਂ ਤੂਫਾਨਾਂ ਨਾਲ ਨਿੱਤ ਕਹਿੰਦੇ ਨੇ ਅੱਧੇ ਬੋਲੀ ਉੱਤੇ ਉੱਠ ਪੈਂਦਾ ਤੁਰਨਾ ਯਾਰਾਂ ਦਾ ਯਾਰ ਲੋਕੀ ਤਾਂ ਕਹਿੰਦੇ ਨੇ ਯਾਰੀ ਨਹੀਂ ਉਹ ਲਾਈ ਦੀ ਔਕਾਤ ਵੇਖ ਕੇ ਫੋਨ ਨੀ ਚੱਕੀ ਦਾ ਦਿਨ ਰਾਤ ਵੇਖ ਕੇ ਹੈਲੋ ਯਾਰ ਗੱਲਾਂ ਸਾਡੇ ਹੀ ਸਾਰੇ ਇੱਕ ਰਾਹ ਵਿੱਚ ਰਹਿੰਦੇ ਸਾਡੇ ਪੈਰੀ ਸਾਰੇ ਨਾਰਾਂ ਦੇ ਪਿੱਛੇ ਤੋੜੇ ਦੀ ਤਾਰੇ ਜਿੱਤਣ ਲਈ ਜੰਮੇ ਰੱਖੇ ਰਾਹੀ ਵਿੱਚ ਨਾ ਜ਼ਮੀਰ ਕਦੇ ਵਿਕੇ ਤਾਈਓ ਨਾ ਮਿੱਤਰਾਂ ਦੇ ਚਰਚੇ ਹੁੰਦੇ ਨੇ ਥਾਂ ਥਾਂ ਯਾਰੀਆਂ ਦਾ ਹਰਸ ਨਾ ਕਰੇ ਕਦੇ ਨਾ ਦੇ ਨੜ ਜਾਗੇ ਹੋਈ ਜੱਡੂ ਜੱਡੂ ਤਾ ਮਿੰਟਾਂ ਵਿੱਚ ਚੁੱਪ ਮਾਲਕ ਕਰਾ ਦੇਵੇ ਹੋ ਕੇ ਜੋ ਕਾਤ ਵਿੱਚੋਂ ਬਾਹਰ ਬੋਲਦਾ ਲੰਘੀਏ ਨਾ ਉਹਦੇ ਕੋਲੋਂ ਕਦੇ ਭੁੱਲ ਕੇ ਭਾਵੇਂ ਅਖਬਾਰ ਉੱਠ ਕੇ ਨਾਮ ਸਾਡੇ ਤਾਂ ਵੀ ਖਬਰਾਂ ਚ ਰਹਿੰਦੇ ਨੇ ਅੱਧੇ ਬੋਲੀ ਉੱਤੇ ਉੱਠ ਪੈਂਦਾ ਤੁਰਨਾ ਯਾਰਾਂ ਦਾ ਯਾਰ ਲੋਕੀ ਤਾਂ ਕਹਿੰਦੇ ਨੇ ਯਾਰੀ ਨਹੀਂ ਉਹ ਲਾਈ ਦੀ ਔਕਾਤ ਵੇਖ ਕੇ ਫੋਨ ਨੀ ਚੱਕੀ ਦਾ ਦਿਨ ਰਾਤ ਵੇਖ ਕੇ ਔਕਾਤ ਵੇਖ ਕੇ ਫੋਨ ਨੀ ਚੱਕੀ ਦਾ ਦਿਨ ਰਾਤ ਵੇਖ ਕੇ